ਪਹਿਲਾਂ ਪੈਗ ਲਾ ਕੇ ਪਾਵਾਂ ਅੱਖਾਂ ਵਿੱਚ ਅੱਖਾਂ ਦੂਜਾ ਪੈਗ ਲਾ ਕੇ ਹੱਥ ਕਾਲ ਜੇ ਤੇ ਰੱਖਾਂ ਪਹਿਲਾਂ ਪੈਗ ਲਾ ਕੇ ਪਾਵਾਂ ਅੱਖਾਂ ਵਿੱਚ ਅੱਖਾਂ ਦੂਜਾ ਪੈਗ ਲਾ ਕੇ ਹੱਥ ਕਾਲ ਜੇ ਤੇ ਰੱਖਾਂ ਤੀਜਾ ਪੈਗ ਲਾ ਕੇ ਗੱਲਬਾਤ ਕਰਨੀ ਚੌਥਾ ਪੈਗ ਲਾ ਕੇ ਤੇਰੀ ਓਏ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਹੈ ਨੀ ਬਾਹ ਫੜਨੀ शिकार कोई बाज औखी खूबसूरती बयान करनी चौथा पैग लग तेरी चौथा पैग लग तेरी बाह फड़नी चौथा पैग लग तेरी बाह फड़नी है नी बाह फड़नी आशकाने जाना बिच हड़ हड़नी चौथा पैग लग तेरी चौथा पैग लग तेरी बाह फड़नी चौथा पैग लग तेरी बाह फड़नी है नी बाह फड़नी ਫੜਨੀ ਹੋਏ।